ਖੜਦਾ ਜਮਾਨਾ ਡੋਰ ਜੱਟ ਦੀ ਆ ਸਿਖਰਾਂ ਤੇ ਉੱਡੀ ਫਿਰਦੀ ਕਹਿੰਦੇ ਤੇ ਗਾਉਂਦੇ ਨੂੰ ਮਰ ਖਾ ਤੜ ਕੇ ਕੱਲ ਮੂੜ ਵਿੱਚ ਆ ਦਿੰਦਾ ਟਾਲ ਜੱਜ ਦੀ ਗੱਭਰੂਰ ਪੀਟ ਡੀਜਿਆਂ ਤੇ ਵੱਜਦਾ ਮੋੜੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਗੱਭਰੂਰ ਪੀਟ ਡੀਜਿਆਂ ਤੇ ਵੱਜਦਾ ਮੋੜੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਓ baby.